Salam Mucher. ਸਿਰਾ ਤੇਰੇ ਵਾਲਾ ਜੱਟ ਨੀ ਹੋ ਕੁੜੀਆਂ ਚ ਤੂੰ ਵੀ ਐ ਰਕਾਨੇ ਅਤਨੀ ਮੁੰਡਿਆਂ ਚ ਸਿਰਾ ਤੇਰੇ ਵਾਲਾ ਜੱਟ ਨੀ ਵਰਤੀ ਜਾਊਗੀ ਟਾਈਮ ਆਉਣ ਦੇ ਦਿਨਾਲੀ ਜਿਹੜੀ ਟੰਗੀ ਕੰਧ ਤੇ दिक्कत विक्कत है तो हमें बताइए, मंगेतर है आपके। हेलो, मैं बोल रही हूँ। बोल मेरी जाटनी। मिलना चाहती हूँ तेरे से। मिलना चाहती है वो भी अकेले। अच्छा तो मिल ले। ਤੇਨੂੰ ਕਰਦਾ ਪਿਆਰ ਨਹੀਂ ਤਾਂ ਤੈਨੂੰ ਬੰਗਲੇ ਬਣਾ ਦੂੰ ਅਜੇ ਯਾਰ ਤੇਰਾ ਬੇਰੁਜ਼ਗਾਰ ਗਲੋਰੀਏ। ਸੁਣ ਕੇ ਟੱਲੀ ਸਾਈਕਲ ਦੀ ਬੂਹੇ ਵਿੱਚ ਖੜਦੀ